ਸਵੀਟ ਟੂ ਜੀ ਗੱਲ ਪੁੱਟ ਕੇ ਸਵੀਟੂ ਜਿਹਾ ਕਹਿ ਗਈ ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ ਗੱਲ ਪੁੱਟ ਕੇ ਸਵੀਟੂ ਜਿਹਾ ਕਹਿ ਗਈ ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ ਤੇਰੀ ਬਿਊਟੀ ਦੀ ਕੀ ਸਿਫਤ ਕਰਾਂ ਦਿਲ ਕਰਦਾ ਦਿਲ ਤੈਨੂੰ ਗਿਫਟ ਕਰਾਂ ਤੇਰੇ ਲੱਕ ਤੇ ਨਜ਼ਰ ਟਿੱਕੀ ਰਹਿ ਗਈ ਗੱਲ ਪੁੱਟ ਕੇ ਸਵੀਟੂ ਜਿਹਾ ਕਹਿ ਗਈ ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ ਗੱਲ ਪੁੱਟ ਕੇ ਸਵੀਟੂ ਜਿਹਾ ਕਹਿ ਗਈ ਮੇਰਾ ਸਭ ਕੁਝ ਨਾ ਥੱਕਦੀ ਨਾ ਬਹਿਣ ਸਾਨੂੰ ਦਿੰਨੀ ਆ ਜਦੋਂ ਟੱਪਦੀ ਤਾਂ ਜਾਨ ਕੱਢ ਲੈਨੀ ਆ ਨਾ ਥੱਕਦੀ ਨਾ ਬਹਿਣ ਸਾਨੂੰ ਦਿੰਨੀ ਆ ਜਦੋਂ ਟੱਪਦੀ ਤੂੰ ਜਾਨ ਕੱਢ ਲੈਨੀ ਆ ਥੋੜਾ ਨੱਚਣ ਤੇ ਰੱਖ ਕੰਟਰੋਲ ਬੱਲੀਏ ਹਾਲੇ ਪੈ ਗਿਆ ਮਾਹੌਲ ਚਿੱਟੇ ਲੋਨ ਬੱਲੀਏ ਫਿਰ ਅੱਗੇ ਦਾ ਲਾੜੀ ਵੀ ਫਿੱਕੀ ਪੈ ਗਈ ਗੱਲ ਪੁੱਟ ਕੇ ਸਵੀਟੂ ਜਿਹਾ ਕਹਿ ਗਈ ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ ਅੱਗ ਲਾਉਣ ਦਾ ਇਰਾਦਾ ਤੇਰਾ ਜੱਗ ਨੂੰ